ਗੱਡੀ ਲੈਂਬਗੀਨੀ ਪੀਲੇ ਰੰਗ ਦੀ ਮੈਨੂੰ ਕਹਿੰਦੀ ਏ ਚਲਾਵੇ ਸਲੋਲੀ ਉਹ ਪਹਿਲੇ ਗੇਰ ਤੇ ਉਹ ਜਦੋਂ ਮੋੜਦੀ ਉਹ ਮੈਨੂੰ ਲੱਗਣੀ ਏ ਦ ਵਨ ਐਂਡ ਓਨਲੀ ਵਿਚਾਰੇ ਮੁੰਡਿਆਂ ਦੇ ਦਿਲਾਂ ਦੀ ਤੂੰ ਕਾਤਿਲ ਵਿਖਾ ਦੇ ਮੈਨੂੰ ਕਿਵੇਂ ਜਾਵੇਂਗੀ ਤੂੰ ਫਾਸਰ ਰੱਬ ਦੇ ਤੂੰ ਗੈਸ ਨਹੀਂ ਮਿਲੇ ਉਹ ਬੇਹਾਦ ਅਬੇ ਥਾਦ ਯਾਓ ਆਮ ਅ ਰਾਈਡਰ ਪ੍ਰੋਵਾਈਡਰ ਬ੍ਰਿੰਗ ਦ ਹੀਟ ਗੈਲ ਆਮ ਅ ਬ੍ਰਿੰਗ ਦ ਫਾਇਰ ਆਮ ਅ ਨੇਮ ਕੀਪਸ ਗੋਇੰਗ ਵਰਲਡਵਾਈਡ ਸੋ ਮਾਈ ਜੌਬ ਇਜ਼ ਟੂ ਸੈਟੀਸਫਾਈ just like Harry Houdini even in my lyrically so insane now so on my chest diamond the agenda sanu na kisi di vich cheese di problem game le ho they see me as a problem imagine I have me nu ki the problem I give them a cure with a fresh new album I'm a rider provider bring the heat girl I'm a bring the fire and my name keeps going worldwide so my job is to It's fire I'm never gonna stop while I'm hard working I am in a zone where I can't stop in Hitting in your body, I feel straight to the pin This is the way I like to work things Never gonna stop while I'm hard working